ਗੱਲ ਨਹੀਂ ਜੇ ਨਾ ਲਏਂਗੀ ਤਾਂ ਦੱਸ ਦੇ ਨੀ ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆ ਜੇ ਪਾ ਲਏਂਗੀ ਤਾਂ ਦੱਸ ਦੇ ਨੀ ਅਸੀਂ ਕਰਦੇ ਹਾਂ ਦਿਲੋਂ ਗੋਰੀ ਇਹ ਜੇ ਚਾਹ ਲਏਂਗੀ ਤਾਂ ਦੱਸ ਦੇ ਨੀ I'm not trying to say you're trying to tell you what it is wanna give you everything but don't be on the fence ਨਾਜ਼ਕਿਆ ਦਿਲ ਸਾਡਾ ਤੋੜੀ ਨਾ ਦੇਖੀ ਪਿਆਰ ਨਾ ਲਿਆ ਸੂਟ ਮੋੜੀ ਨਾ ਦੇਖੀ ਸਵਾਲ ਤੇਰੇ ਨਾਲ ਤੇਰਾ ਯਾਰ ਖੜਾ ਜੱਚਦਾ ਕਿ ਨਹੀਂ ਦੱਸ ਤੇਰੇ ਕੰਨਾਂ ਨਾਲ ਸੁਣੇ ਜਵਾਬ ਸਾਡੇ ਨਾਮ ਤੋਂ ਜ਼ਮਾਨਾ ਸਾਰਾ ਮੱਚਦਾ ਕਿ ਨਹੀਂ ਦੱਸ ਮੈਨੂੰ ਰੱਖ ਲਾ ਤੂੰ ਨਾਲ ਜਿਵੇਂ ਰੱਖਦੀ ਰਮਾਲੀਆਂ ਮੈਂ ਬਣ ਜਾ ਤਵੀਤ ਤੇਰੀ ਹਿੱਕ ਦਾ ਅਸੀਂ ਕੁੜੇ ਤੇਰੀ ਲੋਰ ਚ ਮਗਨ ਨੀ ਅਸੀਂ ਮਨ ਦੇ ਸ਼ਗਨ ਤੇਰੀ ਮਾਰੀ ਹੋਈ ਸ਼ਿਕ ਦਾ ਹੁਣ ਤੇਰੀ ਹਾਂ ਜਾਂ ਨਾ ਦੱਸ ਦੇ Gotta tell me.